ਨੀ ਹਰਾ ਰੰਗ ਅੱਖਾਂ ਦਾ ਪਟੋਲਾ ਏ ਤੂੰ ਲੱਖਾਂ ਦਾ ਉੱਤੋਂ ਪਾਉਂਦੀ ਬਰਬਰੀ ਦੇ ਸ਼ੇਡਸ ਮੁੰਡਾ ਹੈ ਨੀ ਮਰੀ ਜਾਵੇ ਜਿੰਦੇ ਨਾਮ ਕਰੀ ਜਾਵੇ ਕਹਿੰਦਾ ਤੈਨੂੰ ਕਰਨਾ ਇੰਡੇ ਨੀ ਹਰਾ ਰੰਗ ਅੱਖਾਂ ਦਾ ਪਟੋਲਾ ਏ ਤੂੰ ਲੱਖਾਂ ਦਾ ਉੱਤੋਂ ਪਾਉਂਦੀ ਬਰਬਰੀ ਦੇ ਸ਼ੇਡਸ ਮੁੰਡਾ ਹੈ ਨੀ ਮਰੀ ਜਾਵੇ ਜਿੰਦੇ ਨਾਮ ਕਰੀ ਜਾਵੇ ਕਹਿੰਦਾ ਤੈਨੂੰ ਕਰਨਾ ਇੰਡੇ ਕਹਿੰਦਾ ਤੈਨੂੰ ਕਰਨਾ ਇੰਡੇ ਚੜਦੇ ਤੋਂ ਚੜਦੇ ਜੋ ਰਾਹਾਂ ਵਿੱਚ ਖੜਦੇ ਪਰ ਸਾਰੇ ਕਰਦੇ ਨੇ ਅੱਜ ਨਹੀਂ ਤਾਂ ਕੱਲ ਬਿੱਲੋ ਉੱਡਦੀ ਹੈ ਗੱਲ ਬਿੱਲੋ ਚਾਰੇ ਪਾਸੇ ਫੈਲਦੀ ਨੇ ਚਾਰੇ ਪਾਸੇ ਫੈਲਦੀ ਨੇ ਮੈਂ ਫਾਇਦਾ ਨਾ ਕੋਈ ਚੱਕਾਂਗਾ ਨਾ ਓਲਾ ਕੋਈ ਰੱਖਾਂਗਾ ਜੋ ਵੀ ਅੱਖਾਂ ਮੈਂ ਸਪਰੇ ਹਰਾ ਰੰਗ ਅੱਖਾਂ ਦਾ ਪਟੋਲਾ ਏ ਤੂੰ ਲੱਖਾਂ ਦਾ ਉੱਤੋਂ ਪਾਉਂਦੀ ਬਰਬਰੀ ਦੇ ਸ਼ੇਡਸ ਮੁੰਡਾ ਹੈ ਨੀ ਮਰੀ ਜਾਵੇ ਜਿੰਦੇ ਨਾਮ ਕਰੀ ਜਾਵੇ ਕਹਿੰਦਾ ਤੈਨੂੰ ਕਰਨਾ ਇੰਡੇ ਦਿਨ ਸੱਤ ਸੱਤੇ ਦਿਨ ਕਰੇ ਅੱਤ ਫੈਸ਼ਨ ਨੀ ਤੇਰਾ ਵੱਖਰਾ ਫੈਸ਼ਨ ਨੀ ਤੇਰਾ ਵੱਖਰਾ ਲੱਕ ਕੋਲੋਂ ਇਸ ਲਿਮ ਤੂੰ ਨੀ ਫੋਲੋ ਕਰ ਕਿਮ ਨੂੰ ਨੀ ਇਸ ਲੱਕ ਕੋਲੋਂ ਖਤਰਾ ਇਸ ਲੱਕ ਕੋਲੋਂ ਖਤਰਾ ਕਿਵੇਂ ਦਿਲ ਦੀ ਮੈਂ ਦੱਸਾਂਗਾ ਨਾ ਚੁੱਪ ਰਹਿ ਸਕਾਂਗਾ ਆਲਰੇਡੀ ਹੋ ਗਿਆ ਮੈਂ ਲੇਟ ਹਰਾ ਰੰਗ ਅੱਖਾਂ ਦਾ ਪਟੋਲਾ ਏ ਤੂੰ ਲੱਖਾਂ ਦਾ ਬਰਬਰੀ ਦੇ ਸ਼ੇਡਸ ਮੁੰਡਾ ਹੈ ਨੀ ਮਰੀ ਜਾਵੇ ਜਿੰਦੇ ਨਾਮ ਕਰੀ ਜਾਵੇ ਕਹਿੰਦਾ ਤੈਨੂੰ ਕਰਨਾ ਇੰਡੇ ਕਹਿੰਦਾ ਤੈਨੂੰ ਕਰਨਾ ਇੰਡੇ ਉੱਤੋਂ ਪਾਉਂਦੀ ਬਰਬਰੀ ਦੇ ਸ਼ੇਡਸ ਕਹਿੰਦਾ ਤੈਨੂੰ ਕਰਨਾ ਇੰਡੇ ਉੱਤੋਂ ਪਾਉਂਦੀ ਬਰਬਰੀ ਦੇ ਸ਼ੇਡਸ ਲਾਲ ਤੂੰ ਯਾਰੀ ਤੈਨੂੰ ਲੈ ਦੂੰਗਾ ਫਰਾਰੀ ਬਿੱਲੋ ਲਾਲ ਰੰਗ ਦੀ ਲਾਲ ਰੰਗ ਦੀ ਹੋਰ ਨਾ ਕਰਾ ਤੂੰ ਮੈਥੋਂ ਵੇਟ ਨੀ ਹਰਾ ਰੰਗ ਅੱਖਾਂ ਦਾ ਪਟੋਲਾ ਏ ਤੂੰ ਲੱਖਾਂ ਦਾ ਉੱਤੋਂ ਪਾਉਂਦੀ ਬਰਬਰੀ ਦੇ ਸ਼ੇਡਸ ਮੁੰਡਾ ਹੈ ਨੀ ਮਰੀ ਜਾਵੇ ਜਿੰਦੇ ਨਾਮ ਕਰੀ ਜਾਵੇ ਕਹਿੰਦਾ ਤੈਨੂੰ ਕਰਨਾ ਇੰਡੇ ਨੀ ਹਰਾ ਰੰਗ ਅੱਖਾਂ ਦਾ ਪਟੋਲਾ ਏ ਤੂੰ ਲੱਖਾਂ ਦਾ ਉੱਤੋਂ ਪਾਉਂਦੀ ਬਰਬਰੀ ਦੇ ਸ਼ੇਡਸ ਮੁੰਡਾ ਹੈ ਨੀ ਮਰੀ ਜਾਵੇ ਜਿੰਦੇ ਨਾਮ ਕਰੀ ਜਾਵੇ ਕਹਿੰਦਾ ਤੈਨੂੰ ਕਰਨਾ ਇੰਡੇ